ਬਾਲਾਂ ਦਾ ਕਲਰ ਸੋਹਣੀਏ, ਹਵਾ ਵਿੱਚ ਜਾਂਦੇ ਨੇ ਖਿਲਰ ਸੋਹਣੀਏ, ਆ ਬਰਾਉਨ ਤੇਰੇ ਬਾਲਾਂ ਦਾ ਕਲਰ ਸੋਹਣੀਏ, ਹਵਾ ਵਿੱਚ ਜਾਂਦੇ ਨੇ ਖਿਲਰ ਸੋਹਣੀਏ, ਝੜਗੀ ਤੂੰ ਜੈਸੇ ਹੈ ਮਿਲਰ ਸੋਹਣੀਏ, ਪਲੀਜ਼ ਮੈਨੂੰ ਤੱਕ ਲੈਣਾ, ਆ ਸੋਹਣੀ ਕੁੜੀ ਨੱਚ ਲੈਣਾ, ਅਭੀ ਵੀ ਮੇਰੀ ਨੱਚ ਲੈਣਾ, ਆ ਮੇਰੇ ਨਾਲੇ ਨੱਚ ਲੈਣਾ, ਆ ਸੋਹਣੀ ਕੁੜੀ ਨੱਚ ਲੈਣਾ, ਅਭੀ ਵੀ ਮੇਰੀ ਨੱਚ ਲੈਣਾ, ਆ ਮੇਰੇ ਨਾਲੇ ਨੱਚ ਲੈਣਾ। ਸਲੋਲੀ ਸਲੋਲੀ ਪੀ ਸੋਹਣੀਏ ਹੋ ਜਾਏਗੀ ਟੱਲੀ, ਸ਼ਾਰਟਸ ਲਗਾ ਕੇ ਹੌਟ ਤੂੰ ਲੱਗਦੀ, ਦੇਖ ਕੇ ਦਿਲ ਹੁਆ ਜੰਗਲੀ, ਆ ਨੋਟੀ ਨੋਟੀ ਮਾਰਦੀਆਂ ਅੱਖ ਸੋਹਣੀਏ, ਸਾਰਿਆਂ ਨੂੰ ਪੈ ਗਿਆ ਸ਼ੱਕ ਸੋਹਣੀਏ, ਆ ਨੋਟੀ ਨੋਟੀ ਮਾਰਦੀਆਂ ਅੱਖ ਸੋਹਣੀਏ, ਸਾਰਿਆਂ ਨੂੰ ਪੈ ਗਿਆ ਸ਼ੱਕ ਸੋਹਣੀਏ, ਆਉਣਦੇ ਆ ਮੁੰਡਿਆਂ ਤੋਂ ਬਚ ਸੋਹਣੀਏ, ਤੈਨੂੰ ਕੋਈ ਚੱਕ ਲੈਣਾ, ਆ ਸੋਹਣੀ ਕੁੜੀ ਨੱਚ ਲੈਣਾ, ਅਭੀ ਵੀ ਮੇਰੀ ਨੱਚ ਲੈਣਾ, ਆ ਮੇਰੇ ਨਾਲੇ ਨੱਚ ਲੈਣਾ, ਆ ਸੋਹਣੀ ਕੁੜੀ ਨੱਚ ਲੈਣਾ, ਅਭੀ ਵੀ ਮੇਰੀ ਨੱਚ ਲੈਣਾ, ਆ ਮੇਰੇ ਨਾਲੇ ਨੱਚ ਲੈਣਾ। ਉੱਚੀ ਮੇਰੀ ਹੀਲ ਸੋਹਣਿਆ ਟਿਕਟੋਕ ਕਰਦੀ ਜਾਵੇ, ਲੱਖਾਂ ਦਾ ਪਰਫਿਊਮ ਹਾਏ ਮੇਰਾ ਮੁੰਡਿਆਂ ਨੂੰ ਤੜਪਾਵੇ, ਹਾਏ ਜ਼ੁਲਫਾਂ ਦੇ ਤੇਰੇ ਹਾਏ ਨੀ ਪਫ ਸੋਹਣੀਏ, ਮੁੰਡਿਆਂ ਨੇ ਲਾ ਲੈ ਨੇ ਕਸ਼ ਸੋਹਣੀਏ, ਆ ਤੋੜ ਦਿੱਤੇ ਬੋਤਲਾਂ ਦੇ ਕੱਚ ਸੋਹਣੀਏ, ਨਜ਼ਰ ਭਰ ਤੱਕ ਲੈਣਾ, ਆ ਸੋਹਣੀ ਕੁੜੀ ਨੱਚ ਲੈਣਾ, ਅਭੀ ਵੀ ਮੇਰੀ ਨੱਚ ਲੈਣਾ, ਆ ਮੇਰੇ ਨਾਲੇ ਨੱਚ ਲੈਣਾ, ਨਜ਼ਰ ਭਰ ਤੱਕ ਲਾਂਗੀ, ਦਿਲ ਤੇਰਾ ਰੱਖ ਲਾਂਗੀ, ਮੈਂ ਤੇਰੇ ਨਾਲ ਨੱਚ ਲਾਂਗੀ।